ਸੋਹਣਾ ਕਿਉਂ ਰੱਬ ਨੇ ਬਣਾਇਆ ਇੰਨਾ ਸੋਹਣਾ ਕਿਉਂ ਰੱਬ ਨੇ ਬਣਾਇਆ ਇੰਨਾ ਸੋਹਣਾ ਕਿਉਂ ਰੱਬ ਨੇ ਬਣਾਇਆ ਆਵਾ ਜਾਵਾ ਤੇ ਮੈਂ ਯਾਰਾਂ ਨੂੰ ਮਨਾਵਾਂ ਆਵਾ ਜਾਵਾ ਤੇ ਮੈਂ ਯਾਰਾਂ ਨੂੰ ਮਨਾਵਾਂ ਇੰਨਾ ਸੋਹਣਾ ਇੰਨਾ ਸੋਹਣਾ ਇੰਨਾ ਸੋਹਣਾ ਇੰਨਾ ਸੋਹਣਾ ਕਿਉਂ ਰੱਬ ਨੇ ਬਣਾਇਆ ਇੰਨਾ ਸੋਹਣਾ ਇੰਨਾ ਸੋਹਣਾ ਇੰਨਾ ਸੋਹਣਾ ਇੰਨਾ ਸੋਹਣਾ ਰੱਬ ਨੇ ਬਣਾਇਆ